ਮੇਰਾ ਦਿਲ ਨਹੀਂ ਓ ਲੱਗਦਾ, ਮੇਰਾ ਦਿਲ ਨਹੀਂ ਓ ਲੱਗਦਾ। ਤੇਰੇ ਬਿਨਾ ਦਿਲ ਨਹੀਂ ਓ ਲੱਗਦਾ, ਮੇਰਾ ਦਿਲ ਨਹੀਂ ਓ ਲੱਗਦਾ। ਤੂੰ ਹੀ ਮੇਰੀ ਹੈ ਜ਼ਿੰਦਗੀ, ਤੂੰ ਹੀ ਮੇਰੀ ਹੈ ਹਰ ਖੁਸ਼ੀ, ਕਰੂੰ ਸਜਦਾ। ਹਾਂ ਕਿਸੇ ਕਰੂੰ ਸਜਦਾ, ਤੇਰੇ ਬਿਨਾ ਦਿਲ ਨਹੀਂ ਓ ਲੱਗਦਾ, ਮੇਰਾ ਦਿਲ ਨਹੀਂ ਓ ਲੱਗਦਾ। ਕੈਸੇ ਕਹੂੰ ਕਹਾਂ ਜਾਊਂ ਕਿਸੇ ਕਰੂੰ ਸਜਦਾ, ਹਾਂ ਕਿਸੇ ਕਰੂੰ ਸਜਦਾ। ਕਸਮ ਤੇਰੀ ਕਸਮ, ਜਾਣੇ ਜਾਣਾ ਤੇਰੇ ਲੀਏ ਮੈਂ ਦੀਵਾਨਾ। ਕੈਸੇ ਜੀਏ ਕੈਸੇ ਜੀਏ ਬਤਾਨਾ, ਮੌਤ ਵੀ ਮੁਝ ਕੋ ਨਾ ਆਏ। ਤੇਰੀ ਕਸਮ ਤੇਰੀ ਕਸਮ, ਜਾਣੇ ਜਾਣਾ ਤੇਰੇ ਲੀਏ ਮੈਂ ਦੀਵਾਨਾ। ਕੈਸੇ ਜੀਏ ਬਤਾਨਾ, ਮੌਤ ਵੀ ਮੁਝ ਕੋ ਨਾ। ਤੇਰੇ ਬਿਨਾ ਦਿਲ ਨਹੀਂ ਓ ਲੱਗਦਾ, ਮੇਰਾ ਦਿਲ ਨਹੀਂ ਓ ਲੱਗਦਾ। ਸਰੋਨਾ ਤੇਰੇ ਸਿਵਾ ਮੇਰਾ ਕੋਈ ਨਾ ਹੋਣਾ, ਯਾਦ ਤੇਰੀ ਕਿਤਨਾ ਸਤਾਏ। ਮਾਹੀ ਮੇਰਾ ਸੋਹਣਾ ਸੋਹਣਾ ਰੱਬਾ ਮੇਰੇ ਹੈ ਸਰੋਨਾ ਤੇਰੇ ਸਿਵਾ ਮੇਰਾ ਕੋਈ ਨਾ ਹੋਣਾ, ਯਾਦ ਤੇਰੀ ਕਿਤਨਾ ਸਤਾਏ। ਤੂੰ ਹੀ ਮੇਰੀ ਲੱਗਦਾ। ਕੈਸੇ ਕਹੂੰ ਕਹਾਂ ਜਾਊਂ ਕਿਸੇ ਕਰੂੰ ਸਜਦਾ, ਹਾਂ ਕਿਸੇ ਕਰੂੰ ਸਜਦਾ। For more entertainment, log on and subscribe to www.youtube.com/venus.